ਉਹ ਦੀਪ ਚੱਲ ਤੇਰੀ ਭਰਜਾਈ ਨੂੰ ਮਿਲ ਕੇ ਆਉਣਾ। ਪਿੰਡ ਗੈਂਗਲੈਂਡ ਬਣਿਆ ਪਿਆ ਲੱਗਦਾ ਭਰਜਾਈ ਦਾ। ਆਸ ਲਾ ਗਈ ਦੀਵਾਲੀ ਤੇ, ਚਲੋ ਉਹਨੂੰ ਰੱਖਿਆ ਕਰ ਇਕੱਠਾ ਚੱਲੀਏ। ਬਟਾ ਐਲ ਜੀ ਦੇ ਰੌਂਦਾ ਨਾਲ ਪਿਆ ਤੁੰਨਿਆ, ਉਹ ਵੇਖੀ ਕੱਲਾ ਕੱਲਾ ਜਾਂਦਾ ਕਿਵੇਂ ਸੀਨੇ ਪਾੜਦਾ। ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ